ਤੂੰ ਠੀਕ ਹੀ ਕਹਿੰਦਾ ਸੀ, ਸਾਰੇ ਮੁੰਡੇ ਇੱਕੋ ਜਿਹੇ ਨਹੀਂ ਹੁੰਦੇ, ਕੁਝ ਤੇਰੇ ਵਰਗੇ ਵੀ ਹੁੰਦੇ ਆ। ਆਹੋ ਨਿਰਾ ਹੀ ਫਿਟੇ ਮੂੰਹ ਨਹੀਂ, ਨਿਰਾ ਹੀ ਇਸ਼ਕ। ਥੈਂਕ ਯੂ ਛਪਾਟੇ। ਇਟਸ ਓਕੇ ਛਪਾਟਨ। ਛਪਾਟਨ ਤੇਰਾ ਹੱਥ। ਮੇਰਾ ਹੀ ਆ, ਤੂੰ ਕਿਹੜਾ ਨਾਂ ਲੈ ਜਾਣਾ। ਅੱਖੀਆਂ ਨੂੰ ਅੱਖੀਆਂ ਚ ਰਹਿਣ ਦੇ, ਮਰਦੀਆਂ ਨੂੰ ਸਾਹ ਲੈਣ ਦੇ। ਅੱਖੀਆਂ ਨੂੰ ਅੱਖੀਆਂ ਚ ਰਹਿਣ ਦੇ, ਮਰਦੀਆਂ ਨੂੰ ਸਾਹ ਲੈਣ ਦੇ। ਅੱਖੀਆਂ ਨੂੰ ਅੱਖੀਆਂ ਚ ਰਹਿਣ ਦੇ, ਮਰਦੀਆਂ ਨੂੰ ਸਾਹ ਲੈਣ ਦੇ। ਤੇਰੇ ਖੁਆਬਾਂ ਦੇ ਕਿਨਾਰੇ ਖਵਾਬ ਵਿਖੇ ਮੈਂ ਤਾਂ ਸਾਰੇ, ਹੁਣ ਤੇਰੇ ਖਵਾਬਾਂ ਦੇ ਕਿਨਾਰੇ ਖਵਾਬ ਵਿਖੇ ਮੈਂ ਤਾਂ ਸਾਰੇ। Ha ha ha.